ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੈ ਸਾਚ ਭਾਵੈ ਸਾਚ ਕੀ ਮਤ ਕਿਉਂ ਟਲੈ ਇਸ਼ਨਾਨ ਗਾਨ ਸੁਗਿਆਨ ਮੱਜਣ ਆਪ ਅਸਲਿਓ ਕਿਉਂ ਛਲੈ ਪਰਪੰਚ ਮੋਹ ਵਿਕਾਰ ਥਾਕੀ ਕੂੜ ਕਵਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਸਾਹਿਬ ਸੋ ਸਲਾਹੀਆ ਜਿਨ ਕਾਰਨ ਕੀਆ ਮੈਲ ਲਾਗੀ ਮਨ ਮੈਲਿਆ ਕਿਨਾ ਅੰਮ੍ਰਿਤਾ ਪੀਆ ਮਥ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪਹਿ ਮੋਲ ਕਰਾਇਆ ਆਪ ਨੜਾ ਪ੍ਰਭ ਸਹਿਜ ਪਛਾਤਾ ਜਾ ਮਨ ਸਾਚਾ ਲਾਇਆ ਤਿਸ ਨਾਲ ਗੁਣ ਗਾਵਾਂ ਜੇ ਤਿਸ ਭਾਵਾ ਕਿਉਂ ਮਿਲਾ ਹੋਈ ਪਰਾਇਆ ਸਾਹਿਬ ਸੋ ਸਲਾਹੀਆ ਜਿਨ ਜਗਤ ਉਪਾਇਆ ਆਈ ਗਿਆ ਕੀ ਨਾ ਆਇਆ ਕਿਉਂ ਆਵਾ ਜਾਤਾ ਪ੍ਰੀਤਮ ਸਿਉਂ ਮਨ ਮਾਨਿਆ ਹਰ ਸੇਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਸਾਰਿਆ ਪੰਚ ਭੂ ਨਾਇਕ ਆਪ ਸੁਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਵਗਣਿਆਰੇ ਤੂੰ ਸੁਣ ਪਿਆਰੇ ਤੁਦ ਭਾਵੈ ਸੱਚ ਸੋਈ ਆਵਣ ਜਾਣਾ ਨਾ ਥੀਆ ਸਾਚੀ ਮਾਤਾ ਹੋਈ ਅੰਜਨ ਤੈਸਾ ਅੰਜੀਆ ਜੈਸਾ ਫਿਰ ਭਾਵਾ ਸਮਝਾ ਸੂਝਾ ਜਾਣੀਆ ਜੇ ਆਪ ਜਾਣਾਵੈ ਆਪ ਜਾਣਾਵੈ ਮਾਰਗ ਪਾਵੈ ਆ ape manuwa levai karma sukarma karai ape kimata kauna ape vai tant mant pakhana na jana Rama Rida Mana Manaya Anjana Nama Tisati Suja Gur Sabdi Sat Janaya Sajana Hovane Apane Kya Parakar Jahi Sajana Rati Satki Sangi Mana Mahi Manamahi Sajana Karhi Raliya Karma Karma Svaya Arsar Tirtha Panna Pooja Naam Satcha Pa Aap Saji Thaap Vikha Tisa Pana Pa Sajana Ranga Rangiladi Ranga Lala Banaya Anda Agu Jethiya Kyaun Padar Jana Aap Musa Mat Hochiya Kyaun Raha Pashana Kyaun Raha Jawa Mahala Pava And Ki Mat Andali Vena Nama Harki Kashana Suja Anda Buddha Tandali Dhanarat Chanan Chau Upaja Shavada Gurka Manvasa Karjur Gurpa Karbenanti Rao Padar Gurdasa मन परदेसी जेठिया सब देश पराया किस पहा खोलह गंठड़ी दुखी भर आया दुखी भर आया जब तसवाया कौन जाना बद मेरिया आवणी जावणी खरी डरावणी टूट न आवा फेरिया नाम विहुणे ऊणे चूणे ना गुर शब्द सुनाया मन परदेसी जेठिया सब देश पराया गोरमहली करे अपना सो पर लीना सेवक सेवा तां करी सच शब्द पतीना शब्दे पतीजा अंग पीजा सो महल महला अंतरी आप करता करी सोई प्रावे आप अंत निरंतरी गुर शब्द मिला तां सोहिला बाजंत अनहद बीना गुर महली करे अपना सो पर लीना कीता क्या सलाहिया कर वेखा सोई ताकि कीमत ना पवा जे लोचा कोई कीमत सो पावा आप जनावा आप भुल ना भुले जे जय जयकार करहि तुद भावहि गुर का शब्द अमुलाई हीना नीचा करो बेनंती साजन छोटा भाई नानक जिन कर देखिया देवा मत साई हीना नीचा करो बेनंती साजन छोटा भाई नानक जिन कर देखिया देवा मत साई वाहिगुरु जी का खालसा वाहिगुरु जी की फतेह। सूही महला पहला मेरा मन राता गुण रवे मन भावे सोई गुर की पौड़ी साच की साचा सुख होई।